شدم غرق وصال او نمیدانم کجا رفتم रमण तराण फरीद मेरा सोना बाबा गंज शकल सुल्तान जान फरी मेरे दर्द गमादा दारू सोना मेरी जान दी जान फरीद सरदार कमल ते लिख वैसा मेरा दीन ईमान फरीद अल्लाह मुहम्मद Yeah. ਤੇ ਰੱਖੇ ਨੇ ਲੱਖਾਂ ਦੇ ਪਰਮ ਦਾਤਾ ਸਦਾ ਰਹਿ ਵਸਦਾ ਮੇਰੀ ਜਾਨ ਤੂੰ ਏ ਮੇਰਾ ਧਰਮ ਦਾਤਾ ਸ਼ਰਮ ਆਉਣੀ ਰੱਖੀ ਜੇ ਨਾ ਨੇ ਤੇਰੇ ਤੋਂ ਸ਼ਰਮ ਦਾਤਾ ਬੜੀ ਦੱਸੇ ਤੇ ਦੁਨੀਆ ਨੂੰ ਕੀ ਦੱਸੇ ਕਿੰਨੇ ਕੀਤੇ ਤੂੰ ਨੁਸਰਤ ਤੇ ਕਰਮ ਦਾਤਾ ਦਾਤਾ ਸਾਹਿਬ ਦੇ ਦਵਾਰੇ ਦਾਤਾ ਸਾਹਿਬ ਦੇ ਦਵਾਰੇ ਬੈਠੇ ਮੰਗਦੇ ਨੇ ਸਾਰੇ ਕਿਤੇ ਨਹੀਂ ਹੋ ਸਕਦਾ। Stop! ਸਾਨੂੰ ਇੱਕ ਦੀਦਾਰ ਕਿਸੇ ਦਾ ਸੱਜਣਾ ਰੋ ਰੋ ਮੰਗਾਂ ਦੁਆਵਾਂ ਸ਼ਾਲਾ ਵਿਛੜੇ ਨਾ ਯਾਰ ਕਿਸੇ ਦਾ ਯਾਦਾਂ ਵਿਛੜੇ ਯਾਦਾਂ ਵਿਛੜੇ ਜਾਵੇ ਬਸ ਨਾ ਥੀ ਵੇ ਨਾ ਥੀ ਵੇ ਸ਼ਾਲਾ। Thank you. それでも